ਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਓ ਹਾਇਓ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੋਏ ਛੋਲੇ ਬਾਬਲ ਤੇਰੇ ਮਹਿਲਾਂ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ ਓ ਬਾਬਲ ਤੇਰੇ ਮਹਿਲਾਂ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਓ ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਪਾਪੀਆਂ ਨੇ ਡੋਲਾ ਤੋੜ ਕੇ ਕੱਚਾ ਦੁੱਧ ਪੀਤਾ ਓ ਇਹਨਾਂ ਸਕੀਆਂ ਪਾਪੀਆਂ ਨੇ ਡੋਲਾ ਤੋੜ ਕੇ ਕੱਚਾ ਦੁੱਧ ਪੀਤਾ ਹੈ ਤੋੜ ਕੇ ਅਗਾਨੂ ਕੀਤਾ ਓਏ ਮੇਰੇ ਆਪਣੇ ਵੀਰਾਂ ਨੇ ਡੋਲਾ ਤੋੜ ਕੇ ਅਗਾਨੂ ਕੀਤਾ ਕੰਧਾਂ ਨੇ ਚੁਬਾਰੇ ਦੀਆਂ ਹਲੀਆਂ ਓ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਲੀਆਂ ਹੈ